ਸੀ ਪਿੰਡ ਪੜਦੀ ਸੀ ਪਿੰਡ ਸੀਖ ਨੇੜੇ ਨੀ ਪੇਪਰਾਂ ਦੇ ਦਿਨ ਉਦੋਂ ਚੱਲਦੇ ਸੀ ਮੇਰੇ ਨੀਤੂ ਮਾਸੀ ਪਿੰਡ ਪੜਦੀ ਸੀ ਪਿੰਡ ਸੀਖ ਨੇੜੇ ਨੀ ਪੇਪਰਾਂ ਦੇ ਦਿਨ ਉਦੋਂ ਚੱਲਦੇ ਸੀ ਮੇਰੇ ਲੋਏ ਵੀਲ ਪਾ ਕੇ ਅਸੀਂ ਬੱਲੀਏ ਨਿੱਤ ਬੁਲਟ ਸਜਾਇਆ ਹੁੰਦਾ ਸੀ ਨੀ ਮੈਂ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ ਨੀ ਮੈਂ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ ਨੀ ਮੈਂ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ ਤੂੰ ਗੱਲ ਤੇਰਾ ਇਹ ਵੀ ਜੋੜਾ ਸੱਤ ਹੁੰਦਾ ਨੀ ਸੀ ਚੱਲ ਉਹਦੇ ਹੱਸਦੀ ਸੀ ਭਾਵੇਂ ਕਦੇ ਕੀਤੀ ਨਾ ਤੂੰ ਗੱਲ ਤੇਰਾ ਇਹ ਵੀ ਜੋੜਾ ਸੱਤ ਹੁੰਦਾ ਨੀ ਸੀ ਚੱਲ ਬਿੰਦਰ ਕੀਏ ਦਾ ਗਾਣਾ ਯਾਰ ਬੋਲਦਾ ਬਿੰਦਰ ਕੀਏ ਦਾ ਗਾਣਾ ਯਾਰ ਬੋਲਦਾ ਤੂੰ ਉੱਚੀ ਬਾਜ ਵਿੱਚ ਲਾਇਆ ਹੁੰਦਾ ਸੀ ਕੀ ਮੈਂ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ ਮੈਂ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ ਕੀ ਮੈਂ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ ਗਲੀ ਵਿੱਚ ਰਹਿੰਦੀ ਬੜਾ ਕਰਦੀ ਆ ਮਿਸਨੀ ਫਰੈਂਡ ਤੇਰੀ ਕਹਿੰਦੀ ਹਰ ਵੇਲੇ ਨਿਗਾਹ ਤੇਰੀ ਗਲੀ ਵਿੱਚ ਰਹਿੰਦੀ ਬੜਾ ਕਰਦੀ ਆ ਮਿਸਨੀ ਫਰੈਂਡ ਤੇਰੀ ਕਹਿੰਦੀ ਇੱਕ ਨਿੱਕਾ ਜਿਹਾ ਭਤੀਜਾ ਤੇਰਾ ਬੱਲੀਏ ਨੀ ਜਿਹਨੂੰ ਗਲੀ ਚ ਖੜਾਇਆ ਹੁੰਦਾ ਸੀ ਨੀ ਮੈਂ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ ਕੀ ਮੈਂ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ ਸੁਖਵਿੰਦਰ ਦੀ ਸੋਹਣੀਏ ਨੀ ਤੂੰ ਜਿੰਦ ਜਾਣ ਕੁਆਰਾ ਵਾਲੇ ਦਾਣੀ ਰਹਿੰਦਾ ਤੇਰੇ ਵਿੱਚ ਹੀ ਧਿਆਨ ਸੁਖਵਿੰਦਰ ਦੀ ਸੋਹਣੀਏ ਨੀ ਤੂੰ ਜਿੰਦ ਜਾਣ ਦੇਣ ਲਈ ਦੀਦਾਰ ਸੋਹਣੇ ਯਾਰ ਨੂੰ ਦੇਣ ਲਈ ਦੀਦਾਰ ਸੋਹਣੇ ਯਾਰ ਨੂੰ ਨੀ ਤੂੰ ਖੁਦ ਨੂੰ ਸਜਾਇਆ ਹੁੰਦਾ ਸੀ ਨੀ ਮੈਂ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ ਮੈਂ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ ਕੀ ਮੈਂ ਕਿਹੜੇ ਟੈਮ ਗਲੀ ਵਿੱਚੋਂ ਲੰਘਣਾ ਤੂੰ ਟੈਮ ਟੇਬਲ ਬਣਾਇਆ ਹੁੰਦਾ ਸੀ।